तारू छट दे जा मैनू छट दे अक के मैं यारी तोड़ दूं मेरी गल दिल चो कट दे बेटा ता मैं भी वेलन हो जूं जा तैनू साध बनाउणा तेरे गेट च जट्टी ने पगला के संगड़ा पौणा तेरे गेट च जट्टी ने पगला के संगड़ा पौणा तेरे गेट च जट्टी ने तेरे सब नाल दे वैली हो गए कर बारां वाले चट्टी ने जेड़े कर ले कौल ने प्यारां वाले मैं वैलन बन के नाल खड़ूंगी मैथों पिछे मुड़ नहीं होना तेरे गेट च जट्टी ने पगला के भंगड़ा पौना तेरे गेट च जट्टी ने पगला के भंगड़ा पौना तेरे गेट च जट्टी ने दिन फोन न करदा राती तू याद करे ने पी के नित भड़का मारे सोफी पर याद करे ने वे जाता बंदा बन जा माना तेरी बेबे नू पऊ बुलाउणा तेरे गेट च जट्टी ने पगला के भंगड़ा पौना तेरे गेट च जट्टी ने पगला के भंगड़ा पौना तेरे गेट च जट्टी ने ਅੱਥਣ ਦੇ ਸੱਤ ਵਜੇ ਤੋਂ ਪਿੱਛੋਂ ਮੈਂ ਡਰਦੀ ਵਾਲਾ ਉਦੋਂ ਜੇ ਗੇਰ ਤੇਰਾ ਕੋਈ ਪੈਂਦਾ ਬਠਿੰਡੇ ਵਾਲਾ ਫਿਰ ਔਖਾ ਹੋ ਜੇ ਪੁੱਛੋ ਕੋਲੋਂ ਤੈਨੂੰ ਮੋੜ ਕੇ ਘਰੇ ਲਿਆਉਣਾ ਤੇਰੇ ਗੇਟ ਚ ਜੱਟੀ ਨੇ ਪਗਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ ਪਗਲਾ ਕੇ ਨੇ ਪਗਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ ਸ਼ਾਮਾਂ ਤੇ ਕਿੰਨੇ ਦਿਨ ਤੇਰੀ ਦਾਰੂ ਖਾ ਗਈ ਮੇਰੇ ਚਾਵਾਂ ਨੂੰ ਤੇਰੀ ਭੜਕ ਕੋਈ ਮਾਰੂ ਖਾ ਗਈ ਮੈਂ ਦਿਲ ਸੀ ਤੇਰੇ ਕਦਮੀ ਤਰਿਆ ਠੇਡਾ ਮਾਰਿਆ ਜਿਵੇਂ ਖਡਾਉਣਾ ਤੇਰੇ ਗੇਟ ਚ ਜੱਟੀ ਨੇ ਪਗਲਾ ਕੇ ਭੰਗੜਾ ਪਾਉਣਾ ਤੇਰੇ